ਹੋਸ਼ ਕਰੋ ਐ ਮੁਸਲਮਾਨੋ ਤੁਹਾਡੇ ਨਾਲ ਕੀ ਬੀਤੀਏ ਹੋਸ਼ ਕਰੋ ਐ ਮੁਸਲਮਾਨੋ ਤੁਹਾਡੇ ਨਾਲ ਕੀ ਬੀਤੀਏ ਅੱਜ ਯਹੂਦੀਆਂ ਤੇ ਈਸਾਈਆਂ ਰਲ ਕੇ ਸਾਜ਼ਿਸ਼ ਕੀਤੀਏ ਅੱਜ ਯਹੂਦੀਆਂ ਤੇ ਈਸਾਈਆਂ ਰਲ ਕੇ ਸਾਜ਼ਿਸ਼ ਕੀਤੀਏ ਬੇਸ਼ਰਮੀ ਦੀ ਹੱਦ ਮੁਕਾਈ ਕੋਲ ਸ਼ਰਮ ਚ ਪੀਤੀਏ ਨਕਦੀ ਲਾਨਤ ਅਮਰੀਕਾ ਤੇ ਇਸਰਾਇਲ ਦਾ ਬਿੱਟੇ ਮੂੰਹ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਾਗ ਜਵਾਨਾ ਮੁਸਲਮਾਨਾ ਭੰਨ ਦੇ ਐਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਦਹਿਸ਼ਤ ਗਰਦ ਨੇ ਦਹਿਸ਼ਤ ਗਰਦੀ ਦਾ ਇਲਜ਼ਾਮ ਲਗਾਇਆ ਏ ਦਹਿਸ਼ਤ ਗਰਦ ਨੇ ਦਹਿਸ਼ਤ ਗਰਦੀ ਦਾ ਇਲਜ਼ਾਮ ਲਗਾਇਆ ਏ ਜ਼ਹਿਨਾ ਅੰਦਰ ਸਾਜ਼ਿਸ਼ ਲੈ ਕੇ ਕੁਫਰ ਦਾ ਲਸ਼ਕਰ ਆਇਆ ਏ ਜ਼ਹਿਨਾ ਅੰਦਰ ਸਾਜ਼ਿਸ਼ ਲੈ ਕੇ ਕੁਫਰ ਦਾ ਲਸ਼ਕਰ ਆਇਆ ਏ ਜ਼ੋਰ ਜ਼ੋਰ ਦੀ ਦਿਲ ਦਾ ਬੂਆ ਗੈਰਤ ਨੇ ਖੜਕਾਇਆ ਏ ਅਯਾਸ਼ੀ ਨੂੰ ਛੱਡ ਦੇ ਮੁਸਲਿਮ ਕਰ ਲੈ ਅੱਜ ਵੀ ਤੋਬਾ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਾਗ ਜਵਾਨਾ ਮੁਸਲਮਾਨਾ ਭੰਨ ਦੇ ਐਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਦੁਸ਼ਮਣ ਦੇ ਹਥਿਆਰਾਂ ਨੂੰ ਹੁਣ ਖੁੰਡਾ ਕਰਕੇ ਛੱਡਣਾ ਏ ਦੁਸ਼ਮਣ ਦੇ ਹਥਿਆਰਾਂ ਨੂੰ ਹੁਣ ਖੁੰਡਾ ਕਰਕੇ ਛੱਡਣਾ ਏ ਵੱਢ ਕੇ ਪੂੰਚਲ ਹੱਥ ਫੜਾਣੀ ਲੁੰਡਾ ਕਰਕੇ ਛੱਡਣਾ ਏ ਵੱਢ ਕੇ ਪੂੰਚਲ ਹੱਥ ਫੜਾਣੀ ਲੁੰਡਾ ਕਰਕੇ ਛੱਡਣਾ ਏ ਲੱਖ ਅਮਰੀਕਾ ਆਦਮੀ ਗੁੰਡਾ ਟੁੰਡਾ ਕਰਕੇ ਛੱਡਣਾ ਏ ਕਾਫਰਾਂ ਨੂੰ ਹੁਣ ਕੰਧ ਫੜਾ ਕੇ ਭੰਗ ਦਵਾਣੀ ਕੁਕੜ ਕੁੜੂ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਾਗ ਜਵਾਨਾ ਮੁਸਲਮਾਨਾ ਭੰਨ ਦੇ ਐਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਹਾਥੀਆਂ ਨੂੰ ਮਰਵਾ ਸਕਦਾ ਏ ਸੋਹਣਾ ਅੱਬਾ ਬੀਲਾ ਤੋਂ ਹਾਥੀਆਂ ਨੂੰ ਮਰਵਾ ਸਕਦਾ ਏ ਸੋਹਣਾ ਅੱਬਾ ਬੀਲਾ ਤੋਂ ਡਰਨਾ ਛੱਡੋ ਸਾਲਾਰੋ ਅਮਰੀਕਾ ਇਸਰਾਇਲਾਂ ਤੋਂ ਡਰਨਾ ਛੱਡੋ ਸਾਲਾਰੋ ਅਮਰੀਕਾ ਇਸਰਾਇਲਾਂ ਤੋਂ ਕਾਫਿਰ ਲਾਸ਼ੇ ਬਚ ਨਹੀਂ ਸਕਦੇ ਹੁਣ ਕਾਵਾਂ ਤੇ ਚੀਲਾਂ ਤੋਂ ਮਰ ਕੇ ਮਿੱਟੀ ਹੋ ਜਾਵਣਗੇ ਰੋਂਦੇ ਐਟਮ ਬੰਬਾਂ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਾਗ ਜਵਾਨਾ ਮੁਸਲਮਾਨਾ ਭੰਨ ਦੇ ਐਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਕਦੋਂ ਤਈ ਮੱਕਾਰ ਸ਼ਿਕਾਰੀ ਆਪਣਾ ਜਾਲ ਵਿਛਾਵਣਗੇ ਕਦੋਂ ਤਈ ਮੱਕਾਰ ਸ਼ਿਕਾਰੀ ਆਪਣਾ ਜਾਲ ਵਿਛਾਵਣਗੇ ਕਦੋਂ ਤਈ ਸ਼ੈਤਾਨੀ ਚੇਲੇ ਆਪਣਾ ਕੰਮ ਵਿਖਾਵਣਗੇ ਕਦੋਂ ਤਈ ਸ਼ੈਤਾਨੀ ਚੇਲੇ ਆਪਣਾ ਕੰਮ ਵਿਖਾਵਣਗੇ ਸਾਨੂੰ ਆਪਸ ਵਿੱਚ ਲੜਾ ਕੇ ਆਪੇ ਜਸ਼ਨ ਮਨਾਵਣਗੇ ਰਬਦਾਨਾ ਜੇ ਹੁਣ ਤੇ ਲਾ ਦੇ ਬੇਸ਼ਰਮੀ ਦੀ ਐਨਕ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਾਗ ਜਵਾਨਾ ਮੁਸਲਮਾਨਾ ਭੰਨ ਦੇ ਐਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਰੂਸ ਨੂੰ ਜਿਵੇਂ ਅਫਗਾਨਾਂ ਨੇ ਸੂਰ ਬਣਾ ਕੇ ਕੱਢਿਆ ਏ ਰੂਸ ਨੂੰ ਜਿਵੇਂ ਅਫਗਾਨਾਂ ਨੇ ਸੂਰ ਬਣਾ ਕੇ ਕੱਢਿਆ ਏ ਮਾਸਕੋ ਦੇ ਸ਼ੈਤਾਨਾਂ ਵਾਲਾ ਪੱਠਾ ਬਾ ਕੇ ਛੱਡਿਆ ਏ ਮਾਸਕੋ ਦੇ ਸ਼ੈਤਾਨਾਂ ਵਾਲਾ ਪੱਠਾ ਬਾ ਕੇ ਛੱਡਿਆ ਏ ਕੈਮੋਨਿਜ਼ਮ ਨੂੰ ਦਫਨਾ ਕੇ ਦੀਨ ਦਾ ਝੰਡਾ ਕੱਢਿਆ ਏ ਭੇਜਦੇ ਹੋ ਹੁਣ ਅਮਰੀਕਾ ਨੂੰ ਭਿੰਜੀ ਜਾਂਦੀ ਜੀਵੇ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਾਗ ਜਵਾਨਾ ਮੁਸਲਮਾਨਾ ਭੰਨ ਦੇ ਐਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਕੁਫਰ ਦੇ ਹਰ ਮਨਸੂਬੇ ਨੂੰ ਮਿੱਟੀ ਚ ਮਿਲਾ ਕੇ ਛੱਡਾਂਗੇ ਕੁਫਰ ਦੇ ਹਰ ਮਨਸੂਬੇ ਨੂੰ ਮਿੱਟੀ ਚ ਮਿਲਾ ਕੇ ਛੱਡਾਂਗੇ ਦੁਨੀਆਂ ਉੱਤੋਂ ਬਾਤਿਲ ਦੀ ਕੂਵਤ ਨੂੰ ਮਿਟਾ ਕੇ ਛੱਡਾਂਗੇ ਦੁਨੀਆਂ ਉੱਤੋਂ ਬਾਤਿਲ ਦੀ ਕੂਵਤ ਨੂੰ ਮਿਟਾ ਕੇ ਛੱਡਾਂਗੇ ਕਾਲੀ ਕਮਲੀ ਵਾਲੇ ਦਾ ਪਰਚਮ ਲਹਿਰਾ ਕੇ ਛੱਡਾਂਗੇ ਮੌਤ ਕੋਲੋਂ ਡਰ ਨਹੀਂ ਸਕਦੇ ਦੀਨ ਦੀ ਲਹਿਰਾ ਦੇ ਮਜਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਾਗ ਜਵਾਨਾ ਮੁਸਲਮਾਨਾ ਭੰਨ ਦੇ ਐਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਸ਼ੇਰ ਤੇ ਚੀਤੇ ਕਸ਼ਮੀਰੀ ਹਿੰਦੂ ਦੀ ਖੱਲ ਉਤਾਰਨਗੇ ਸ਼ੇਰ ਤੇ ਚੀਤੇ ਕਸ਼ਮੀਰੀ ਹਿੰਦੂ ਦੀ ਖੱਲ ਉਤਾਰਨਗੇ ਬਾਬਰੀ ਮਸਜਿਦ ਟਾਵਣ ਵਾਲੇ ਦੋਜ਼ਖ ਵੱਲ ਪਧਾਰਨਗੇ ਬਾਬਰੀ ਮਸਜਿਦ ਟਾਵਣ ਵਾਲੇ ਦੋਜ਼ਖ ਵੱਲ ਪਧਾਰਨਗੇ ਪੰਡਤ ਹੋਰੀ ਪਾਗਲ ਹੋ ਕੇ ਕੰਨ ਨੂੰ ਟਕਰਾ ਮਾਰਨਗੇ ਪੂਰੀ ਦੁਨੀਆ ਵਿੱਚ ਮੁਜਾਹਿਦ ਪਾਣਗੇ ਆਪਣੀ ਮੰਜ਼ਿਲ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਗ ਜਵਾਨਾ ਮੁਸਲਮਾਨਾ ਭੰਨ ਦੇ ਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਦੋਂ ਵੀ ਮੁਸਲਿਮ ਆਪਸ ਅੰਦਰ ਖੇਰੂ ਖੇਰੂ ਹੁੰਦਾ ਏ ਜਦੋਂ ਵੀ ਮੁਸਲਿਮ ਆਪਸ ਅੰਦਰ ਖੇਰੂ ਖੇਰੂ ਹੁੰਦਾ ਏ ਮਿਲਤ ਦੀ ਬਰਬਾਦੀ ਦਾ ਉਦੋਂ ਮਨਸੂਬਾ ਹੁੰਦਾ ਏ ਮਿਲਤ ਦੀ ਬਰਬਾਦੀ ਦਾ ਉਦੋਂ ਮਨਸੂਬਾ ਹੁੰਦਾ ਏ ਕੀ ਦੱਸਾਂ ਅਫਜ਼ਾਲ ਮੇਰਾ ਦਿਲ ਖੂਨ ਦੇ ਹੰਝੂ ਰੋਂਦਾ ਏ ਮੌਲਾ ਸਾਨੂੰ ਇੱਕ ਬਣਾ ਦੇ ਕੁਫਰ ਦੀ ਕਰ ਬਰਬਾਦੀ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਾਗ ਜਵਾਨਾ ਮੁਸਲਮਾਨਾ ਭੰਨ ਦੇ ਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਾਗ ਜਵਾਨਾ ਮੁਸਲਮਾਨਾ ਭੰਨ ਦੇ ਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਾਗ ਜਵਾਨਾ ਮੁਸਲਮਾਨਾ ਭੰਨ ਦੇ ਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਾਗ ਜਵਾਨਾ ਮੁਸਲਮਾਨਾ ਭੰਨ ਦੇ ਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਾਗ ਜਵਾਨਾ ਮੁਸਲਮਾਨਾ ਭੰਨ ਦੇ ਦੀ ਆਕੜ।